ਯਾਰ ਮਨਾਵਾਂਗੇ, ਹਰ ਚਿਲ ਮਨ ਭੂਕ ਜਲਾਵਾਂਗੇ, ਜਦ ਪੱਥਰ ਰਾਂਝਾ ਪਿਘਲੇਗਾ ਤਦ ਮੈਂ ਕਮਲੀ ਕਹਿਲਾਵਾਂਗੇ, ਤਦ ਮੈਂ ਜਗ ਸੋਇਆ ਨੀ ਮੈਂ ਜਗਿਆ ਨਾ ਮੈਦਾਨਮ, ਫਿਰ ਮਾਹੀ ਸਨਮ ਜਾਨਮ ਕਿਵੇਂ ਕਰਿਆ ਨਾ ਮੈਦਾਨਮ, ਸ਼ਬ ਗੁਜ਼ਰੀ ਤੇ ਜਗ ਸੋਇਆ ਨੀ ਮੈਂ ਜਗਿਆ ਨਾ ਮੈਦਾਨਮ, ਕਹਿ ਦੇ ਤੋ ਜੋਗ ਬੁਲਾਓ ਨੀ ਮੈਂ ਕਮਲੀ ਕਮਲੀ।